ਰੱਖਦੇ ਹੁਲਾਰੇ ਜਾਨ ਕੱਟੀ ਜਾਂਦੇ ਤੇਰੇ ਨਖਰੇ ਪਿਆਰੇ ਚੁੰਨੀ ਦੇ ਸਿਤਾਰੇ ਤੇਰੇ ਲੱਖਦੇ ਹੁਲਾਰੇ ਜਾਨ ਕੱਟੀ ਜਾਂਦੇ ਤੇਰੇ ਨਖਰੇ ਪਿਆਰੇ ਨਖਰੇ ਪਿਆਰੇ ਸਾਡੀ ਜਾਨ ਕੱਟਦੇ ਕੋਲੋ ਲੰਘ ਜਾਵੇ ਜਦੋਂ ਨੀਵੀਂ ਜਿਹੀ ਕਰਦਾ ਪਿਆਰ ਬੜਾ ਬਿੱਲੋ ਨੀ ਹੋ ਗਿਆ ਦੀਵਾਨਾ ਤੇਰਾ ਡੀਜੇ ਸੋਨੂੰ।